ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਆ ਜੀਉ ਸਤ ਗੁਰ ਮਿਲਾਇ ਸੁਭਾਇ ਸਹਿਜ ਗੁਣ ਗਾਈਆ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਆ ਜੀਉ ਸਤ ਗੁਰ ਮਿਲਾ ਸੁਭਾਇ ਸਹਿਜ ਗੁਣ ਗਾਈਆ ਜੀਉ ਗੁਣ ਗਾਏ ਵਿਗਸਾ ਸਦਾ ਆਨ ਦਿਨ ਜਾ ਆਪ ਸੱਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਪਾਈਆ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਆ ਜੀਉ ਅੰਦਰ ਸੱਚਾ ਨੇਹ ਪੂਰੇ ਸਤਿਗੁਰਾ ਜੀਉ ਹੋ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰਾ ਜੀਉ ਕਦੇ ਨਾ ਵਿਸਾਰੀ ਆਨ ਦਿਨ ਸਮਾਰੀ ਜਾ ਨਾਮ ਲਈ ਤਾ ਜੀਵਾ ਸ਼੍ਰਵਣੀ ਸੁਣੀ ਤਾ ਇਹੋ ਮਨ ਤ੍ਰਿਪੁਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਿਗੁਰ ਮੇਲੇ ਆਨ ਦਿਨ ਵਿਵੇਕ ਬੁੱਧ ਵਿਚਰਾ ਅੰਦਰ ਸੱਚਾ ਨੇਹ ਪੂਰੇ සත්ගුරා සත් සංගත මෙලා වඩපාග පහර රස ආවයි ජීයා අන දින රහලේ බුලායි තසහජ සමාවයි ජීයා සහජ සමාවා පහර මන පාවා සදා අතීත බාරග්ගී හලත පලත සුබ්බා ජග්ගියන්තර රාම නාම ලෙව ලග්ගී හරඛ සෝග දොහතේ මුක්තා ජෝ ප්‍රාබ් කරේ සුපාවයි සත් සංගත මිලා වඩ පාග පහර රස ආවයි ජීයා දුජ්ජා පායි දුක් හෝයි මන මුඛ ජාම ජෝහයා ජීයා ආයි හයි කරේ දින රාත මායා දුක් මොහයා ජීයා මායා දුක් මොහයා හොම්මා රෝහයා මේරී මේරී කරත විහාවයි ජෝ ප්‍රබ දේ තිස චෙපානාහි අන්ත ගයා පශුතාවයි බෙනනාවකු සාතුන චල්ලා පුත්‍ර කලත්‍ර මායා තෝහයා දුජා පායි දුක් හෝයි මන මුඛ ජම ජෝහයා ජීයා කර කිරපා නේ හො මිලායි මහල හර පායා ජීයා සදා රහා කර ජෝඩ ප්‍රභු මාන පායා ජීයා ප්‍රභු මාන පාවයි තා හුක්ම සමාවයි හුක්ම මන්න සුඛ පායා අන දින ජපත රහ දින රාති සහජ නාම තයායා නමෝ නාම මිලිවදයයි නානක නාම මාන පාවයි තාර කිරපානේ හෝ මිලායි මහල හර පාවයි ජියෝ නමෝ නාම මිලිවදයයි නානක නාම මාන පාවයි කාර කිරපානේ හෝ මිලායි මහල හර පාවයි ජියෝ වාහිගුරු ජී කා ඛාල්සා වාහිගුරු ජී කී ඵතේ නාසරී ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ ਸਤਿਗੁਰ ਮਿਲਾਏ ਸੁਭਾਏ ਸਹਿਜ ਗੁਣ ਗਾਈਐ ਜੀਓ